Yothar with we are bros with Sinum Catholic Aja Huda and Raju Punjabi. ਅੱਜ ਹੂਟਾ ਕਰ ਲੈ ਹਾਂਗਾ ਜੈ ਬੋਲੀ ਆਟੀ।